ਤੇਰੀ ਜਵਾਨੀ ਹੁਬੀ ਤੇ ਤਨ ਹਨ ਮਾਹੀ ਹੁ ਪਿਆਰ ਤੇਰਾ ਮੈਂ ਰਖਾਂਗੀ ਹੁ ਸਰ ਆਖੋ ਪੀ ਦੀਵਾਨੀ ਸਮਝ ਨਾ ਪਾਈ ਕਿਉਂ ਤੂੰ ਮੇਰੇ ਪਿਆਰ ਭਰੇ ਜਜ਼ਬਾਤਾਂ ਕਹਿੰਦੀ ਬਾਂਹ ਪੱਪੀ ਜੈਮ ਕਹਿੰਦੀ ਉਹ ਜਾਣੇ ਜਾਣਾ ਕਹਿੰਦੀ ਰੁਕ ਨਾ ਪਾਵਾਂ ਅੱਖੀਆਂ ਵਿੱਚੋਂ ਗਮ ਦੀਆਂ ਬਰਸਾਤਾਂ ਨੂੰ ਬਾਂਹ ਪੱਪੀ ਜੈਮ ਕਹਿੰਦੀ ਓਏ ਓਏ ਬੋਲਨੇ ਫੀਲ ਜ਼ਿਆਦਾ ਆਏਗਾ ਪਾਸ ਆਏ ਬਿਨਾ ਰਹਿ ਨਹੀਂ ਜਾਏਗਾ ਤਬੀ ਬਣਾਏ ਦਾਰੂ ਵਾਲੇ ਕਹਿੰਦੇ ਕਿਉਂਕਿ ਪਿਆਰ ਵਾਲੀ ਬਾਤ ਕਰੂੰਗਾ ਤਾਂ ਪਿਆਰ ਹੋ ਜਾਏਗਾ।